ਠੇਕਿਆਂ ਤੇ ਨਿੱਤ ਖੜਕੇ ਹੋ ਠੇਕਿਆਂ ਤੇ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂ ਤੇ ਨੀ ਠੇਕਿਆਂ ਤੇ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂ ਤੇ ਨੀ ਮੁੰਡਿਆਂ ਚ ਨਿੱਤ ਖੜਕੇ ਖੜਕੇ ਗੰਡਾਸੀ ਤੇਰੇ ਨਾਂ ਤੇ ਨੀ ਮੁੰਡਿਆਂ ਚ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂ ਤੇ ਸਾਰੇ ਜਾਣ ਤਲੀ ਤੇ ਟਕਾਈ ਫਿਰਦੇ ਫੁੱਟ ਤੇਰੀ ਬੱਟੂਏ ਚ ਪਾਈ ਫਿਰਦੇ ਸਾਰੇ ਜਾਣ ਤਲੀ ਤੇ ਟਕਾਈ ਫਿਰਦੇ ਫੁੱਟ ਤੇਰੀ ਬੱਟੂਏ ਚ ਪਾਈ ਫਿਰਦੇ ਨੀਨਾ ਤੇਰਾ ਛੋਟਾ ਕਰਕੇ ਤੇਰਾ ਛੋਟਾ ਕਰਕੇ ਸਿਰ ਤੇ ਲਿਖਾਈ ਮੁੰਡੇ ਬਾਂਹ ਤੇ ਨੀ ਠੇਕਿਆਂ ਤੇ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂ ਤੇ ਨੀ ਠੇਕਿਆਂ ਤੇ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂ ਤੇ ਨਾ ਤੇ ਮੁੰਡਿਆਂ ਚ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂ ਤੇ